ਮੇਰੀ ਨਵੀਂ ਸਹੇਲੀ ਨਵਾਂ ਹੀ ਡਰਾਮਾ ਲੈ ਲਓ, ਉਹ ਕਹਿੰਦੀ ਵੇਚ ਕੇ ਬੁਲਟ ਤੁਸੀਂ ਆਮਾ ਲੈ ਲਓ। ਮੇਰੀ ਨਵੀਂ ਸਹੇਲੀ ਨਵਾਂ ਹੀ ਡਰਾਮਾ ਲੈ ਲਓ, ਉਹ ਕਹਿੰਦੀ ਵੇਚ ਕੇ ਬੁਲਟ ਤੁਸੀਂ ਆਮਾ ਲੈ ਲਓ, ਉਹ ਕਹਿੰਦੀ ਆਈ ਡੋਂਟ ਲਾਈਕ ਇਹ ਧੋਤੀ ਵਾਲੀ ਬਾਈਕ, ਉਹ ਕਹਿੰਦੀ ਆਈ ਡੋਂਟ ਲਾਈਕ ਇਹ ਧੋਤੀ ਵਾਲੀ ਬਾਈਕ, ਕਿਹੋ ਜਿਹੀ ਗੱਲ ਮੂੰਹ ਕੱਢਤੀ। ਬੁਲਟ ਕੋਲੇ ਰੱਖ ਲਿਆ ਜੀ ਆਪਾਂ ਚੱਪ ਚੱਲੋ ਯਾਰ ਛੱਡਦੀ, ਬੁਲਟ ਕੋਲੇ ਰੱਖ ਲਿਆ ਜੀ ਆਪਾਂ ਚੱਪ ਚੱਲੋ ਯਾਰ ਛੱਡਦੀ। ਮੁੱਛ ਰੱਖੀ ਯਾਰਾਂ ਨੇ ਆਪਾਂ ਚੱਪ ਚ ਚੱਲੋ ਯਾਰੋ ਛੱਡਦੀ, ਗੁੰਡੀ ਮੁੱਛ ਰੱਖੀ ਯਾਰਾਂ ਨੇ ਆਪਾਂ ਚੱਪ ਚ ਚੱਲੋ ਯਾਰੋ ਛੱਡਦੀ। ਰੱਖੀ ਯਾਰਾਂ ਨੇ